ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬਾ ਜੀ ਸਲੋਕਾ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿਚ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿਚ ਜਾਏ ਬੰਧਨ ਤੋੜਾ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵ ਹੈ ਆਪਣਾ ਹਉ ਤਿਨ ਬਲਿਹਾਰਾ ਜਾਉ ਮਹੱਲਾ ਤੀਜਾ ਮਨਮੁਖ ਮਨ ਅਜਤ ਦੂਜਾ ਲੱਗਾ ਜਾਏ ਤਿਸਨ ਸੁਖ ਸੁਪਨਾ ਨਹੀਂ ਦੁਖੀ ਦੁਖ ਵਿਹਾਰ ਘਰ ਘਰ ਪਰ ਪਰ ਪੰਡਤ ਥਕੇ ਸਿੱਧਾ ਸਮਾਧ ਲਗਾਏ ਇਹ ਮਨ ਵਾਸਨਾ ਆਵੇ ਥਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥਕੇ ਅੱਠ ਸੱਠ ਤੀਰਥ ਨਹਾਏ ਮਨ ਕੇ ਸਾਰਣਾ ਜਾਣਨੀ ਹਉ ਮੈਂ ਪਰਮ ਭੁਲਾਏ ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ ਪਿਆ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੀ ਰੰਗਾ දන චාර සොහවනා නමහ ලහ ජාවණ චරදයානාලන චල සර පාප ල ජාවණ ජා පකර චල කාල ਸੇਵੀ ਸਲੋਕਾਂ ਨਾਲ